ਹੱਲਾ ਤੜਕੇ ਤੜਕੇ ਮੱਚਿਆ ਸਾਡੀ ਗਲੀ ਚ ਹੱਲਾ ਕਿਸਦਾ ਅੱਲਾ ਸਜਰਾ ਕੋਠਾ ਪੈ ਗਿਆ ਏ ਜੀ ਦੇ ਘਰ ਵਿੱਚ ਚੀਕ ਚਿਹਾੜਾ ਪੈ ਗਿਆ ਏ ਕੌਣੇ ਜਿਸ ਦਾ ਸਜਰਾ ਕੋਠਾ ਪੈ ਗਿਆ ਏ ਆਏ ਕਿਹੜਾ ਤੁਰਿਆ ਜਾਂਦਾ ਏ ਉਹ ਚਾੜ ਕੇ ਪੱਲਾ ਕਿਸ ਦਾ ਰਾਮ ਗਵਾਚਾ ਏ ਬਈ ਕਿਸ ਦਾ ਅੱਲਾ ਕਿਸ ਦਾ ਅੱਲਾ ਰੱਬ ਦੇ ਹੀ ਟੁਕੜੇ ਕੀਤੇ ਬੰਦੇ ਦੀਆਂ ਅਕਲਾਂ ਨੇ ਆ ਰੱਬ ਤਾਂ ਕੋਈ ਨਾਮ ਰੱਬ ਦੀਆਂ ਸ਼ਕਲਾਂ ਨੇ ਰੱਬ ਦੇ ਹੀ ਟੁਕੜੇ ਕੀਤੇ ਬੰਦੇ ਦੀਆਂ ਅਕਲਾਂ ਨੇ ਹਰ ਬੰਦੇ ਦੇ ਵਿੱਚ ਵਸਦਾ ਏ ਉਹ ਨੂਰ ਅਵੱਲਾ ਕਿਸ ਦਾ ਰਾਮ ਗਵਾਚਾ ਏ ਬਈ ਕਿਸ ਦਾ ਅੱਲਾ ਕਿਸ ਦਾ ਅੱਲਾ।